तेरी कली कली फोटो दे डिलीट मारे आनी तेरा सारा गुस्सा हवाई पारियां ही सारे आनी तेरा सारा गुस्सा पंज तारा ठेके उत्ते बैके तारे आ मैं तेरा सारा गुस्सा पंज तारा ठेके उत्ते बैके तारे आ मैं तेरा सारा गुस्सा पंज तारा ठेके उत्ते बैके तारे आ मैं तेरा सारा गुस्सा ਦੋਸਤੋ ਵੈਲਕਮ ਬੈਕ ਜਿੱਥੇ ਰੇਡੀਓ ਸਪਾਈਸ ਦੇ ਨਾਮ ਮਹਿਫਲਾਂ ਦੇ ਵਿੱਚ ਖਾਸ ਤੌਰ 'ਤੇ ਅੱਜ ਲਾਈਵ ਅਸੀਂ ਤੁਹਾਡੇ ਨਾਲ 2 ਘੰਟੇ ਦੇ ਲਈ ਹੋਵਾਂਗੇ 9 ਵਜੇ ਤੱਕ ਇਹਨਾਂ ਮਹਿਫਲਾਂ ਦੇ ਵਿੱਚ ਜਿੱਥੇ ਅਸੀਂ ਤੁਹਾਡੇ ਰੂਬਰੂ ਹਾਂ ਉੱਥੇ ਤੁਸੀਂ ਆਪਣੇ ਪਿਆਰਿਆਂ ਦੇ ਨਾਲ ਦੁਨੀਆ ਭਰ 'ਚ ਕਿਤੇ ਵੀ ਆਪਣੇ ਵਧਾਈ ਸੰਦੇਸ਼ ਸਾਂਝੇ ਕਰ ਸਕਦੇ ਹੋ ਭਾਵੇਂ ਕਿ ਜਿਵੇਂ ਪਹਿਲਾਂ ਜ਼ਿਕਰ ਕੀਤਾ ਹਾਲੇ ਕੁਝ ਘੜੀਆਂ ਬਾਕੀ ਨੇ ਲੇਕਿਨ ਸਾਡੀ ਖੁਸ਼ਕਿਸਮਤੀ ਹੈ ਅਸੀਂ ਜਿਹੜੇ ਮੁਲਕ ਦੇ ਵਿੱਚ ਰਹਿੰਦੇ ਹਾਂ ਔਰ ਉਸ ਮੁਲਕ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਦੂਜੇ ਨੂੰ ਅਸੀਂ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ ਔਰ ਨਵੇਂ ਸਾਲ ਦਾ ਸੂਰਜ ਉਦੈ ਹੋਣ ਤੋਂ ਪਹਿਲਾਂ ਜਿੱਥੇ ਅਸੀਂ ਵਧਾਈਆਂ ਦੇਣੀਆਂ ਨੇ ਉੱਥੇ ਸਟੂਡੀਓ ਦੇ ਵਿੱਚ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਆਪਣੇ ਵੀਰ ਨਵਤੇਜ ਰੰਧਾਵਾ ਹੋਣਾ ਨੂੰ ਅਤੇ ਤੁਹਾਡੇ ਜਾਣੇ ਪਛਾਣੇ ਪੇਸ਼ਕਾਰ ਅਸਰਦਾਰ ਸਰਦਾਰ ਹਰਮੀਕ ਸਿੰਘ ਹੋਣਾ ਨੂੰ ਜੀ ਆਇਆਂ ਨੂੰ ਨਵਤੇਜ ਸਤਿ ਸ਼੍ਰੀ ਅਕਾਲ ਪਰਮਿੰਦਰ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਹਰਮੀਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਿੰਦਰ ਭਾਅ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਨਾਲ ਨਾਲ ਨਵਤੇਜ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਚੱਲਦੇ ਹਾਂ ਅਤੇ ਪਰਮਿੰਦਰ ਭਾਅ ਜੀ ਹੋਣਾ ਨੇ ਆ ਕੇ ਆਗਾਜ਼ ਜਿਹੜਾ ਕਰ ਦਿੱਤਾ ਆ ਅਤੇ ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਸਾਡੇ ਹੋਰ ਪ੍ਰਜੈਂਟਰ ਨਾਲ ਜੁੜਦੇ ਜਾਣਗੇ ਜਿਹੜਾ ਮਾਹੌਲ ਆ ਹੋਰ ਵੀ ਬਹੁਤ ਵਧੀਆ ਬਣ ਜਾਣਾ ਬਿਲਕੁਲ ਜੀ ਅਤੇ ਅਸੀਂ ਜਿੱਥੇ ਟੌਪ 100 ਕਾਊਂਟਡਾਊਨ ਕੀਤਾ ਜੀ ਬਹੁਤ ਮੁਸ਼ਕਲ ਸੀ 100 ਸੌਂਗ ਚੁਣਨਾ ਕਿਉਂਕਿ ਪੰਜਾਬੀ ਗੀਤ ਵੀ ਹੁਣ ਇਹ 'ਚ ਕੋਈ ਸ਼ੱਕ ਨਹੀਂ ਭਾਅ ਜੀ ਕਿ ਥੋਕਦੇ ਭਾਈ ਹਰ ਹਫਤੇ ਪੇਸ਼ ਕਰੀਦਾ ਭਾਜੀ ਤੇ ਮੈਂ ਜਦੋਂ ਸਾਰੇ ਸਾਲ ਦਾ ਇਕੱਠੇ ਕਰਕੇ ਟੌਪ 10 ਸਾਰੇ ਕੱਢ ਰਿਹਾ ਸੀ ਹੁਣ ਮਤਲਬ ਕਿ ਕਈ ਟਾਈਟਲ ਇਸ ਤਰ੍ਹਾਂ ਦੇ ਸੀ ਕਿ ਤੁਸੀਂ ਸੋਚਾਂ 'ਚ ਪੈ ਜਾਂਦੇ ਆ ਫਲਾਇੰਗ ਕਾਰਸ ਬਿਲਕੁਲ ਮਰ ਕੇ ਪੰਜਾਬ ਤੁਹਾਨੂੰ ਸੁਣਨਾ ਪੈਂਦਾ ਪਹਿਲਾਂ ਕੀ ਇਹ ਜੱਜੀ ਟਾਈਟਲ ਅੱਛਾ ਫਲਾਇੰਗ ਸਨਾਈਪਰ ਸਨਾਈਪਰ ਫਲਾਇੰਗ ਕਾਰਜ ਨਿੰਜਾ ਹੁਣ ਨਿੰਜਾ ਜਿਹੜਾ ਨਿੰਜਾ ਵੀ ਬਾਹਰਲਾ ਕਰੈਕਟਰ ਉਹ ਵੀ ਕਰੈਕਟਰ ਤਾਂ ਫਲਾਇੰਗ ਕਾਰ ਵੀ ਹੁਣ ਬੰਦਾ ਕਹੂਗਾ ਕਿ ਮੈਂ ਗਲਤੀ ਨਾਲ ਇਹ ਸੌਂਗ ਪਾ ਦਿੱਤਾ ਸੀ ਲੇਕਿਨ ਤੁਸੀਂ ਜਦੋਂ ਸੌਂਗ ਸੁਣਦੇ ਨੈਚੁਰਲੀ ਉਹ ਪੰਜਾਬੀ ਸੌਂਗ ਹੁੰਦਾ ਅਤੇ ਨਾਲ ਨਾਲ ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ ਸਾਡੇ ਬਹੁਤ ਸਾਰੇ ਮਿੱਤਰ ਪਿਆਰਿਆਂ ਨੇ ਅੱਜ ਦਿਨ ਸਮੇਂ ਸਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦੋਸਤੋ ਇਸ ਮਹਿਫਲ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਾਉਣੀ ਹੋਵੇ ਜੀ ਆਇਆਂ ਨੂੰ 279-9270 ਨੰਬਰ ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰਨੀ ਅਤੇ ਮੈਨੂੰ ਕਈ ਮਿੱਤਰਾਂ ਨੇ ਵੈਸੇ ਅਲਾਂਬਾ ਵੀ ਦਿੱਤਾ ਕਹਿੰਦੇ ਜਿੰਨਾ ਸ਼ੁਗਲ ਮੇਲਾ ਤੁਸੀਂ ਕਰਦੇ ਹੋ ਦੀਵਾਲੀ ਦੀ ਰਾਤ ਨੂੰ ਜਾਂ ਨਵੇਂ ਸਾਲ ਦੀ ਰਾਤ ਨੂੰ ਸਾਡੇ ਵਿੱਚ ਅਹੁਦਿਆਂ ਕਰਨਾ ਇਹ ਕਹਿਣਾ ਸ਼ੁਰੂ ਕਰਤਾ ਵੀ ਕਿਤੇ ਖਾਧੀ ਪੀਤੀ 'ਚ ਪ੍ਰੋਗਰਾਮ ਤਾਂ ਨਹੀਂ ਕਰਦੇ ਮੈਂ ਉਹਨਾਂ ਨੂੰ ਇਸ ਗੱਲ ਦੀ ਗਰੰਟੀ ਦੇ ਕੇ ਆਇਆ ਵੀ ਮੈਂ ਕਿਹਾ ਵੀ ਇਹ ਮੇਰੀ ਗਰੰਟੀ ਆ ਅਸੀਂ ਖਾਧੀ ਪੀਤੀ 'ਚ ਪ੍ਰੋਗਰਾਮ ਨਹੀਂ ਕਰਦੇ ਵੈਸੇ ਅਸੀਂ ਥੋੜ੍ਹੇ ਰੰਗ 'ਚ ਹੋਈਦਾ ਤਾਂ ਥੋੜ੍ਹੇ ਚਾਂਭਲੇ ਹੋਈਦਾ ਤੋ ਇਸ ਕਰਕੇ ਸਾਡੇ ਨਾਲ ਹੀ ਰਹਿਣਾ 20-10 ਸੋ ਆਪਣੇ ਇਸ ਰੰਗ ਨੂੰ ਆਪਾਂ ਲਗਾਤਾਰ ਇਸੇ ਤਰ੍ਹਾਂ ਕਾਇਮ ਰੱਖਣਾ ਜੀ ਆਪਣੀ ਖੁਸ਼ੀਆਂ ਦੇ ਵਿੱਚ ਇਸੇ ਤਰ੍ਹਾਂ ਸਾਨੂੰ ਸ਼ਾਮਲ ਰੱਖਣਾ ਬਿਲਕੁਲ ਕਦਰ ਪਾਉਣੀ ਚਾਹੀਦੀ ਹੈ ਜੀ ਇਹ 'ਚ ਕੋਈ ਸ਼ੱਕ ਨਹੀਂ ਸੋ ਨੰਬਰ 20 ਦੇ ਉੱਤੇ ਮਨਕੀਰਤ ਔਲਖ ਦੀਆਂ ਆਵਾਜ਼ਾਂ ਦੇ ਵਿੱਚ ਜੀ ਉਹਨਾਂ ਦਾ ਸਾਲ ਦੇ ਐਂਡ ਦੇ ਵਿੱਚ ਆਇਆ ਜਿਹੜਾ ਗੀਤ ਆ ਜੀ ਉਹ ਤੋਂ ਸ਼ੁਰੂਆਤ ਕਰਦੇ ਹਾਂ ਨੰਬਰ 20 ਦੇ ਉੱਤੇ ਕਦਰ ਸੋ ਮਨਕੀਰਤ ਔਲਖ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਦੋਂ ਇਹ ਕਲਾਕਾਰ ਆਇਆ ਤੇ ਕਾਫੀ ਯੰਗਸਟਰਸ ਦੇ ਵਿੱਚ ਕਰੇਜ਼ ਸੀ ਤੇ ਮੈਂ ਨਿੱਜੀ ਤੌਰ ਤੇ ਕਹਾਂ ਕਿ ਇੰਨਾ ਇਹਨਾਂ ਦੀ ਗਾਇਕੀ ਦੇ ਨਾਲ ਮੇਰੀ ਵਾਕਫੀਅਤ ਨਹੀਂ ਸੀ ਲੇਕਿਨ ਆ ਪਿਛਲੇ 3-4 ਮਹੀਨਿਆਂ ਦੇ ਵਿੱਚ ਹੀ ਮਨਕੀਰਤ ਔਲਖ ਜਿਹੜਾ ਆਇਆ ਖਾਸ ਕਰਕੇ ਆ ਲਾਸਟ ਗੀਤ ਦੇ ਨਾਲ ਦੁਨੀਆ ਭਰ ਦੇ ਟੌਪ 10 ਚਾਰਟਸ ਦੇ ਵਿੱਚ ਸ਼ਾਇਰ ਮੈਨੂੰ ਲੱਗਦਾ ਨਤੇ ਜੀ ਇਹ ਨਾ ਟੀਮ ਵਰਕ ਹੁੰਦਾ ਮੈਂ ਦੇਖ ਰਿਹਾ ਜਿੰਨੇ ਨਵੇਂ ਮੁੰਡੇ ਆ ਰਹੇ ਆ ਇਹ ਨਾ ਬਹੁਤ ਅੱਛਾ ਇੱਕ ਤਾਂ ਟੀਮ ਵਰਕ ਲੈ ਕੇ ਪੇਸ਼ ਹੋ ਰਿਹਾ ਲੋ ਸਰੋਤਿਆਂ ਦੀ ਕਚਹਿਰੀ 'ਚ। ਦੂਸਰਾ ਇਹਨਾਂ ਦੇ ਗੀਤਾਂ ਦੀ ਸਿਲੈਕਸ਼ਨ ਜਿਹੜੀ ਹੈ ਨਾ ਉਹ ਬਹੁਤ ਟਿਪੀਕਲ ਆ, ਜਿਹੜਾ ਇੱਕ ਖਾਸ ਜੋਨਰ ਦੇ ਵਿੱਚ ਕਿਸੇ ਗਾਇਕ ਨੂੰ ਜਦੋਂ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਜਾਂਦੀ ਆ ਉਹ ਫਿਰ ਉਸੇ ਲੀਹ ਦੇ ਉੱਤੇ ਤੁਰਿਆ ਜਾਂਦਾ। ਜਿਵੇਂ ਆਪਾਂ ਜੋਰਡਨ ਸੰਧੂ ਦੀ ਗੱਲ ਕਰੀਏ, ਰਣਜੀਤ ਬਾਵਾ ਹੋਣਾ ਦੀ ਗੱਲ ਕਰੀਏ, ਇਸੇ ਤਰ੍ਹਾਂ ਮਨਕੀਰ ਤੌਲਖ ਵੀ ਉਸੇ ਸ਼੍ਰੇਣੀ ਦੇ ਵਿੱਚ ਆਉਂਦਾ। ਸੋ ਰੱਬ ਕਰੇ ਇਹ ਪੰਜਾਬ ਅਤੇ ਪੰਜਾਬੀ ਦੀ ਖੁਸ਼ਬੋਈ ਦੁਨੀਆ ਭਰ ਦੇ ਵਿੱਚ ਫੈਲੇ। ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ 100 ਦਾ ਜਿਹੜਾ ਕਾਊਂਟਡਾਊਨ ਇਸ ਸਾਲ ਦਾ ਕਰਦੇ ਆਏ ਹਾਂ ਉਹਦੇ ਵਿੱਚ ਨੰਬਰ 20 ਤੱਕ ਪਹੁੰਚਦੇ ਹਾਂ। ਨੰਬਰ 20 ਤੋਂ ਸ਼ੁਰੂਆਤ ਕੀਤੀ ਹੈ ਕਦਰ ਮਨਕੀਰਤ ਔਲਖ ਸਾਡੇ ਨਾਲ, ਇੱਕ ਸਾਡੇ ਲਿਸਨਰ ਔਨ ਏਅਰ ਹੋ ਗਏ ਨੇ ਅਤੇ ਸਾਨੂੰ ਐਡਵਾਂਸ ਦੇ ਵਿੱਚ ਮੁਬਾਰਕਾਂ ਦੇ ਰਹੇ ਨੇ ਜੀ ਨਵੇਂ ਸਾਲ ਦੀਆਂ। ਜੀ ਆਇਆਂ ਨੂੰ ਜੀ, ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਵਤਾਰ ਕੌਰ ਜੀ, ਕੀ ਹਾਲ ਨੇ ਤੁਹਾਡੇ? ਹਾਂਜੀ ਪੁੱਤ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਹਾਂਜੀ ਪੁੱਤ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਤੂੰ ਤਾਂ ਸਾਨੂੰ ਛੱਡ ਕੇ ਚਲੇ ਗਿਆ ਹਫ਼ਤਾ। ਪਰ ਦੇਖ ਲਓ ਪਤਾ ਕੀ ਗੱਲ ਆ, ਜਦੋਂ ਆਂਟੀ ਜੀ ਬੰਦਾ ਵਿਛੜਦਾ ਨਾ ਉਦੋਂ ਵੱਧ ਚੇਤੇ ਆਉਂਦਾ, ਮੁੱਲ ਵੀ ਉਦੋਂ ਹੀ ਪੈਂਦਾ ਮੈਂ ਕਹਿੰਦਾ। ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਤੁਹਾਡੀਆਂ ਅਸੀਸਾਂ ਇਸੇ ਤਰ੍ਹਾਂ ਕਾਇਮ ਰਹਿਣ, ਧੰਨਵਾਦ। ਧੰਨਵਾਦ ਜੀ। ਸੋ ਦੋਸਤੋ, ਇਹ ਸਾਡੇ ਆਂਟੀ ਅਵਤਾਰ ਕੌਰ ਜੀ ਸਨ ਤੇ ਨਾਲ ਨਾਲ ਅਸੀਂ ਇਹਨਾਂ ਵਧਾਈਆਂ ਦੇ ਵਿੱਚ ਸ਼ਾਮਿਲ ਕਰਦੇ ਚੱਲਦੇ ਹਾਂ। ਹੈਮਿਲਟਨ ਤੋਂ ਆਪਣੇ ਬਾਈ ਨਵਜੋਤ ਹੁਣੇ ਸਾਡੇ ਨਾਲ ਆਪਣੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਜੀ। ਔਰ ਖਾਸ ਤੌਰ 'ਤੇ ਨਵਜੋਤ ਸਿੱਧੂ ਹੁਣਾਂ ਦੇ ਨਾਲ ਨਾਲ ਅਸੀਂ ਆਪਣੇ ਜਿਹੜੇ ਬਰੋਡ ਸਪੋਂਸਰਸ ਨੇ ਉਹਨਾਂ ਨੂੰ ਵੀ ਯਾਦ ਕਰਦੇ ਚੱਲਦੇ ਹਾਂ ਜੀ, ਅਤੇ ਜਿਨ੍ਹਾਂ ਨੇ ਵਕਾਲਤ ਦੇ ਖੇਤਰ ਵਿੱਚ ਖਾਸ ਤੌਰ 'ਤੇ ਨਵੇਂ ਆਯਾਮ ਹਾਸਲ ਕੀਤੇ ਨੇ। ਪੰਜਾਬਣ ਮੂਲ ਦੀ ਜਿਹੜੀ ਸਾਡੇ ਵਕਾਲਤ ਕਰ ਰਹੇ ਬੀਬਾ ਅਮਰਿੰਦਰ ਸਿੱਧੂ ਜੀ, ਉਹਨਾਂ ਨੂੰ ਵੀ ਬੜੀ ਸ਼ਿੱਦਤ ਨਾਲ ਅਸੀਂ ਯਾਦ ਕਰਦੇ ਹਾਂ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਵਿੱਚ ਸ਼ਾਮਿਲ ਕਰਦੇ ਹਾਂ। ਨਵੇਂ ਸਾਲ ਦੇ ਵਿੱਚ ਉਹਨਾਂ ਦੇ ਪਰਿਵਾਰ ਅਤੇ ਕਾਰੋਬਾਰ ਚੜ੍ਹਦੀ ਕਲਾ ਦੇ ਵਿੱਚ ਰਹਿਣ। ਰੇਡੀਓ ਸਪਾਈਸ ਇਸੇ ਤਰ੍ਹਾਂ ਦੇ ਸਹਿਯੋਗ ਦਾ ਹਮੇਸ਼ਾ ਕਾਇਲ ਰਿਹਾ ਔਰ ਅਸੀਂ ਧੰਨਵਾਦ ਧੰਨਵਾਦ ਕਰਦੇ ਹਾਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਜਿਹੜੀਆਂ ਖਾਸ ਤੌਰ 'ਤੇ ਇਸ ਤਰ੍ਹਾਂ ਦੀਆਂ ਦੁਆਵਾਂ ਸਾਨੂੰ ਮਿਲਦੀਆਂ ਰਹੀਆਂ ਉਹਦਾ ਅਸੀਂ ਹਮੇਸ਼ਾ ਰਿਣੀ ਰਹਾਂਗੇ। ਬਿਲਕੁਲ ਜੀ, ਅਤੇ ਜਿਹੜਾ ਨੈਕਸਟ ਗੀਤ ਨੰਬਰ 19 ਦੇ ਉੱਤੇ ਆ, ਇਹ ਕਲਾਕਾਰ ਬਿਲਕੁਲ ਇਸੀ ਤਰ੍ਹਾਂ ਦਾ ਆਪਾਂ ਕਹਿ ਸਕਦੇ 24 ਕੈਰਟ ਵਾਲਾ ਜਿਹੜਾ ਸਾਡਾ ਬੰਦਾ ਮੁੰਡਾ ਸਿਆਣਾ ਜੀ, ਬਿਲਕੁਲ ਜੀ, ਹਰਜੀਤ ਹਰਮਨ ਨਾਭੇ ਵਾਲਾ, ਨਾਭੇ ਵਾਲਾ ਜਿਹੜਾ। ਸੋ ਸਾਲ ਦੇ ਵਿੱਚ ਮੇਰੇ ਖਿਆਲ ਇਹਨਾਂ ਨੇ ਗੀਤ ਇੱਕ ਦੋ ਹੀ ਕੱਢੇ, ਲੇਕਿਨ ਕੱਢੇ ਜਿਹੜੇ ਆ ਬਹੁਤ ਬਖੂਬ ਇਹਨਾਂ ਨੂੰ, ਖਾਸ ਕਰਕੇ ਇਹ ਨਤੇਜ ਜੀ ਜਦੋਂ ਯੂਥ ਫੈਸਟੀਵਲਾਂ ਦੇ ਵਿੱਚ ਗਾਉਂਦਾ ਹੁੰਦਾ ਸੀ, ਬੜਾ ਸ਼ਰਮਾਕਲ ਜਿਹਾ ਮੁੰਡਾ ਹੁੰਦਾ ਸੀ ਅਤੇ ਕੱਦ ਬੜਾ ਕੱਢਿਆ ਨੇ ਇੱਕਦਮ ਜੀ, ਅਤੇ ਪ੍ਰਗਟ ਭਾਅ ਜੀ ਦੀ ਜਦੋਂ ਸੰਗਤ 'ਚ ਆਇਆ ਅਤੇ ਪ੍ਰਗਟ ਭਾਅ ਜੀ ਨੇ ਵੀ ਇੰਨੇ ਸ਼ਾਨਦਾਰ ਗੀਤ ਲਿਖ ਲਿਖ ਕੇ ਦਿੱਤੇ, ਕਹਿਣ ਦੀ ਹੱਦ ਨਹੀਂ। ਅਤੇ ਅੱਗੋਂ ਹੁਣ ਪ੍ਰਗਟ ਭਾਅ ਜੀ ਦਾ ਬੇਟਾ ਜਵਾਨ ਹੋ ਗਿਆ ਸਟਾਲਿਨ ਵੀਰ, ਅਤੇ ਉਹ ਵੀ ਹੁਣ ਵੀਡੀਓ ਬਹੁਤ ਸੋਹਣੀਆਂ ਬਣਾਉਣ ਲੱਗ ਪਿਆ, ਜੱਟੀ ਗੀਤ ਦਾ ਵੀਡੀਓ ਜਿਹੜਾ ਜੀ ਉਹ ਹਰਮਨ ਹੁਣਾਂ ਦਾ ਉਹਨਾਂ ਨੇ ਬਣਾਇਆ ਸੀ। ਸੋ ਮਾਲਵੇ ਵਾਲੇ ਇਸ ਬਾਈ ਨੂੰ ਅਸੀਂ ਸ਼ਾਮਿਲ ਕਰਦੇ ਚੱਲਦੇ, ਸਾਡੇ ਨਾਲ ਕੁਝ ਸਰੋਤੇ ਵੀ ਸ਼ਾਮਿਲ ਜੀ ਰੇਡੀਓ ਸਪਾਈਸ 'ਤੇ। ਜੀ ਆਇਆਂ ਨੂੰ ਜੀ, ਤੁਸੀਂ ਆਨ ਏਅਰ ਹੋ। ਹੈਲੋ ਬੇਟਾ, ਮੈਂ ਸਿੱਧੂ ਆਂਟੀ ਬੋਲਦੇ ਆ ਤੁਹਾਡੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਹਾਂ ਬੇਟਾ ਠੀਕ ਹੈ। ਮੈਨੂੰ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਪਰਿਵਾਰ ਨੂੰ, ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਸ਼ੁਕਰੀਆ ਜੀ। ਨਵੇਂ ਸਾਲ ਦੀਆਂ, ਕਈ ਵਾਰ ਭਾਈ ਆਪਾਂ ਲੇਟ ਨਾ ਹੋ ਜਾਈਏ ਲੋਕੀ, ਫਿਰ ਠੀਕ ਹੈ ਜੀ। ਦੂਸਰੀ ਗੱਲ ਬੇਟਾ, ਬੇਟਾ ਮੈਨੂੰ ਇੱਕ ਗੱਲ ਬੜੇ ਫਕਰ ਨਾਲ ਵੀ ਕਹਿਣੀ ਪੈਂਦੀ ਆ ਜੀ, ਕਿ ਮੈਂ ਤਾਂ ਕਿਸੇ ਅਖਬਾਰ ਦੇ ਵਿੱਚ ਕਢਾਉਣ ਲੱਗੀ ਸੀ ਵੀ ਸਾਡਾ ਹਰਮੀਤ ਕਿੱਥੇ ਚਲਾ ਗਿਆ, ਤੇ ਇਹ ਤਾਂ ਬਹੁਤ ਬਹੁਤ ਦਿਨਾਂ ਤੋਂ ਹੀ ਨਹੀਂ ਦਿਸ ਰਿਹਾ ਕਿਸੇ ਪ੍ਰੋਗਰਾਮ ਤਾਂ ਆਵੇ, ਹੈ ਨਾ। ਵੈਸੇ ਵੈਸੇ ਤੁਸੀਂ ਸੁਣਿਆ ਹੋਣਾ ਸਿੱਧੂ ਆਂਟੀ ਜੀ ਵੀ ਨੋਟ ਤੜਾਇਆ ਤਾਂ ਗਿਆ ਤੇ ਮੁੰਡਾ ਵਿਆਹ ਤਾਂ ਗਿਆ, ਇਹ ਤਾਂ ਸੁੱਖ ਨਾਲ ਵਿਆਹ ਤੋਂ ਪਹਿਲਾਂ ਅਡਾਰੂ ਹੋ ਗਿਆ, ਹੁਣ ਇਹਨੂੰ ਤੁਸੀਂ ਹੱਥ ਪਾਓ, ਪਹਿਲਾਂ ਪਰ ਨਹੀਂ ਭਾਈ, ਆਪਾਂ ਨੂੰ ਆਪਾਂ ਇਹ ਸ਼ੁਭ ਆਸ਼ਾਵਾਂ ਇਹਨੂੰ ਇਹ ਵੀ ਦਿੰਦੇ ਹਾਂ ਕਿ ਸਮੇਂ ਦੇ ਤਿੰਨ ਬਹੁਤ ਹੀ ਵਧੀਆ ਹੈ। ਚਲੋ ਕੁੜੀ ਤਾਂ ਦੇਖੀ ਵੀ ਹੋਊ, ਇਹਨੂੰ ਵੀ ਉਹਨਾਂ ਨੇ ਦੇਖਿਆ ਹੋਊਗਾ, ਜੋੜੀ ਸੁਭਾਗ ਜੋੜੀ ਬਹੁਤ ਵਧੀਆ। ਸ਼ੁਕਰੀਆ, ਸ਼ੁਕਰੀਆ ਜੀ, ਠੀਕ ਹੈ ਬੇਟਾ, ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਸਿੱਧੂ ਪਰਿਵਾਰ ਨੂੰ ਵੀ ਜੀ, ਸਾਡੇ ਰੇਡੀਓ ਸਪਾਈਸ ਦੇ ਪਰਿਵਾਰ ਵੱਲੋਂ ਨਵੇਂ ਸਾਲ ਜੀ ਤੁਹਾਡੇ ਲਈ ਹੋਰ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਲੈ ਕੇ ਆਵੇ ਜੀ, ਬਹੁਤ ਬਹੁਤ ਧੰਨਵਾਦ। ਸੋ ਲਓ ਜੀ, ਗੀਤ ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ, ਹਰਜੀਤ ਹਰਮਨ ਦੀਆਂ ਆਵਾਜ਼ਾਂ। ਸੋ ਹਰਜੀਤ ਹਰਮਨ ਦੀ ਪੰਜਾਬੀ ਫਿਲਮ ਵੀ ਇੱਕ ਜਿਹੜੀ ਰਿਲੀਜ਼ ਇਸ ਸਾਲ ਹੋਣੀ ਸੀ ਲੇਕਿਨ ਨਹੀਂ ਹੋਈ ਜੀ। ਨਾਲ ਨਾਲ ਨਫਤੇ ਜੀ ਆਪਾਂ ਵੀ ਜ਼ਿਕਰ ਕਰ ਚੱਲੀਏ, ਜਿੱਥੇ ਕਿ ਬਹੁਤ ਸਾਰੇ ਜਿਹੜੇ ਪੁਰਾਣੇ ਰਵਾਇਤੀ ਸਾਡੇ ਸਿੰਗਰ ਸੀਗੇ, ਉਹਨਾਂ ਵਿੱਚੋਂ ਕੁਝ ਕੁ ਹੀ ਆਪਣੀ ਪੈਣ ਜਿਹੜੀ ਹੈ ਨਾ ਦੁਬਾਰਾ ਬਣਾਉਣ ਲਈ ਕਾਮਯਾਬ ਹੋ ਪਾਏ ਨੇ ਜੀ, ਕਿਉਂਕਿ ਬਹੁਤ ਨੇ ਟਰਾਈ ਤਾਂ ਕੀਤੀ ਹੈ ਪਰਮਿੰਦਰ ਜੀ, ਜਿੱਦਾਂ ਕਿ ਉਹਨਾਂ ਨੇ ਛਾੜਾਂ ਵੀ ਦੂਜੀਆਂ ਮਾਰ ਕੇ ਦੇਖ ਲਈਆਂ, ਟਪੂਸੀਆਂ ਵੀ ਮਾਰ ਕੇ ਦੇਖ ਲਈਆਂ, ਪਰ ਉਹਨਾਂ ਦੇ ਗੱਲ ਬਣੀ ਨਹੀਂ। ਪਰ ਹਰਜੀਤ ਹਰਮਨ ਹੋਰੇ ਕਾਮਯਾਬ ਹੁੰਦੇ ਰਹੇ ਨੇ। 24 ਕੈਰਟ ਦਾ ਚਿੱਟੀਏ ਜੱਟ ਚ ਖੋਟ ਨਾ ਕੋਈ, ਜੱਟ 24 ਕੈਰਟ ਦਾ ਚਿੱਟੀਏ ਜੱਟ ਚ ਖੋਟ ਨਾ ਕੋਈ, ਜਿੱਥੇ ਮਰਜ਼ੀ ਪਰਖ ਲਵੀ ਚਿੱਟੀਏ ਜੱਟ ਚ ਖੋਟ ਨਾ ਕੋਈ, ਜੱਟ 24 ਕੈਰਟ ਦਾ ਚਿੱਟੀਏ ਜੱਟ ਚ ਖੋਟ ਨਾ ਕੋਈ। ਛੱਪਣਾ ਨੋਟ ਨਾ ਕੋਈ, ਜਿੱਥੇ ਮਰਜ਼ੀ ਪਰਖ ਲਵੀ ਚਿੱਟੀਏ ਜੱਟ ਚ ਖੋਟ ਨਾ ਕੋਈ, ਜੱਟ 24 ਕੈਰਟ ਦਾ ਚਿੱਟੀਏ ਜੱਟ ਚ ਖੋਟ ਨਾ ਕੋਈ। ਕਦੇ ਪੈਗ ਪੁੱਗ ਲਾ ਲੂ ਜਿੱਥੇ ਮਰਜ਼ੀ ਪਰਖ ਲਵੀ ਚਿੱਟੀਏ ਜੱਟ ਚ ਖੋਟ ਨਾ ਕੋਈ। ਤੁਹਾਡੇ ਕੋਲ ਹਰਜੀਤ ਹਰਮਨ ਦੀ ਖੂਬਸੂਰਤ ਆਵਾਜ਼ ਨੂੰ ਤੁਹਾਡੇ ਲਈ ਅਸੀਂ ਹਾਜ਼ਰ ਕਰ ਰਹੇ ਸਾਂ ਤੁਹਾਡੇ ਆਪਣੇ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਔਰ ਸਾਰੇ ਪਿਆਰਿਆਂ ਨੂੰ ਸ਼ਾਮਿਲ ਕਰਦੇ ਹਾਂ ਚਾਹੇ ਤੁਸੀਂ ਇਸ ਵਕਤ ਟੀ ਪੁੱਕੀ ਦੇ ਨਜ਼ਦੀਕ ਕਿਸੇ ਬੀਚ ਉੱਤੇ ਬੈਠ ਕੇ ਸਾਨੂੰ ਸੁਣ ਰਹੇ ਹੋ ਜਾਂ ਫਿਰ ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਵਿੱਚ ਤੁਸੀਂ ਸਾਨੂੰ ਡੈਬ ਰੇਡੀਓ ਸੈਟਸ ਰਾਹੀਂ ਸੁਣ ਰਹੇ ਹੋ ਇੰਨਾ ਹੀ ਨਹੀਂ ਸਾਡੇ ਬਹੁਤ ਸਾਰੇ ਪਿਆਰੇ ਕ੍ਰਾਈਸਟ ਚਰਚ ਦੇ ਵਿੱਚ ਵੀ ਕੰਨ ਲਾ ਕੇ ਗਾਹ ਨਾਲ ਸੁਣਦੇ ਨੇ ਉਹਨਾਂ ਸਾਰਿਆਂ ਨੂੰ ਸ਼ਾਮਿਲ ਕਰਦੇ ਚੱਲਦੇ ਹਾਂ ਅਤੇ ਉਹਨਾਂ ਦੀਆਂ ਵੀ ਸਾਡੇ ਕੋਲ ਫਰਮਾਇਸ਼ਾਂ ਪਹੁੰਚਦੀਆਂ ਰਹਿੰਦੀਆਂ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਪਹੁੰਚੀਆਂ ਨੇ ਮੰਗਲ ਅਠੂਰ ਉਹਨਾਂ ਦੀ ਗੱਲਬਾਤ ਜਿਹੜੀ ਹੈ ਉਹ ਕਿਸੇ ਤੋਂ ਲੁਕ ਛਿਪੀ ਨਹੀਂ ਹੈ ਉਹਨਾਂ ਦੀ ਇੱਕ ਨਜ਼ਮ ਸੀ ਮਿਹਰਬਾਨੀ ਜਿਸ ਨੂੰ ਹੱਲੂ ਵਾਲੀਏ ਮਨਮੋਹਣ ਨੇ ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਗਾਇਆ ਸੀ ਉਹ ਲਿਖਦੇ ਨੇ ਕਿ ਜਿਹੜੇ ਮੈਨੂੰ ਆਖਦੇ ਕਿ ਪੱਲੇ ਤੇਰੇ ਕੱਖ ਵੀ ਨਹੀਂ ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ ਜਿਹੜੇ ਮੈਨੂੰ ਔਖੇ ਵੇਲੇ ਇਕੱਲੇ ਨੂੰ ਹੀ ਛੱਡ ਤੁਰੇ ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ ਜਿਨ੍ਹਾਂ ਮੌਕਾ ਦੇਖ ਕੇ ਖੁਭੋਇਆ ਛੁਰਾ ਧੋਖੇ ਨਾਲ ਬੜੀ ਮਿਹਰਬਾਨੀ ਉਹਨਾਂ ਧੋਖਾ ਦੇਣਿਆਂ ਮਕਾਰਾਂ ਦੀ ਜਿਨ੍ਹਾਂ ਨੇ ਦਵਾਈ ਲਈ ਵੀ ਮੰਗਿਆ ਨਾ ਪੈਸਾ ਦਿੱਤਾ ਬੜੀ ਮਿਹਰਬਾਨੀ ਉਹਨਾਂ ਸੇਠਾਂ ਸ਼ਾਹੂਕਾਰਾਂ ਦੀ ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ ਰੇਡੀ ਸਪਾਈਸ ਨੇ ਆਪਣਾ ਸਫ਼ਰ ਛੋਟੇ ਛੋਟੇ ਕਦਮਾਂ ਦੇ ਨਾਲ ਤੈਅ ਕੀਤਾ ਔਰ ਤੁਹਾਡਾ ਅਸੀਂ ਧੰਨਵਾਦ ਕਰਨਾ ਕਦੇ ਵੀ ਨਹੀਂ ਭੁੱਲ ਸਕਦੇ ਨਾਲ ਦੇ ਨੂੰ ਅਸੀਂ ਇੱਕ ਹੋਰ ਖੁਸ਼ਖਬਰੀ ਦੇਣਾ ਚਾਹਾਂਗੇ ਕਿ ਪੈਪਟੋਈ ਦੇ ਵਿੱਚ ਆਮ ਤੌਰ ਦੇ ਉੱਤੇ ਸਾਡਾ ਜਿਹੜਾ ਭਾਈਚਾਰਾ ਸਾਡੇ ਨਾਲ ਥੋੜ੍ਹਾ ਹਿਰਖ ਕਰਿਆ ਕਰਦਾ ਸੀ ਕਿ ਟਰਾਂਸਮਿਸ਼ਨ ਜਿਹੜੀ ਆ ਇੰਨੀ ਕਲੀਅਰ ਨਹੀਂ ਆਉਂਦੀ ਸੋ ਅਸੀਂ ਜੀ ਵੱਡੇ ਇਹਨਾਂ ਦੇ ਇੱਥੇ ਖੰਭੇ ਗੱਡ ਦਿੱਤੇ ਨੇ ਸੋ ਪੈਪਟੋਈ ਦੇ ਵਿੱਚ ਬਿਲਕੁਲ ਕਲੀਅਰ ਹੁਣ 88 FM ਦੇ ਉੱਤੇ ਤੁਸੀਂ ਜਿਹੜਾ ਰੇਡੀਓ ਸਪਾਈਸ ਸੁਣ ਸਕਦੇ ਹੋ ਸੋ ਨਵਾਂ ਅਸੀਂ ਟਾਵਰ ਜਿਹੜਾ ਪਿਛਲੇ 2 ਹਫ਼ਤਿਆਂ ਦੇ ਵਿੱਚ ਲਾ ਦਿੱਤਾ ਸੋ ਉਸਦੀ ਫਾਈਨ ਟਿਊਨਿੰਗ ਹੋ ਰਹੀ ਹੈ ਅਤੇ ਲੇਕਿਨ ਟਰਾਂਸਮਿਸ਼ਨ ਜਿਹੜੀ ਹੈ ਬਿਲਕੁਲ ਹੁਣ ਤੁਸੀਂ ਕਲੀਅਰ ਸੁਣ ਸਕੋਗੇ ਸੋ ਸਾਡੇ ਜਿਹੜੇ ਹੇਸਟਿੰਗਸ ਦੇ ਵਿੱਚ ਬੈਠੇ ਨੇ ਹੈਮਿਲਟਨ 'ਚ ਬੈਠੇ ਨੇ ਟਿਪੋਕੀ ਦੇ ਵਿੱਚ ਬੈਠੇ ਨੇ ਵੈਲਿੰਗਟਨ ਦੇ ਵਿੱਚ ਆਕਲੈਂਡ ਦੇ ਵਿੱਚ ਅਤੇ ਨਾਲ ਦੇ ਨਾਲ ਸਾਡੇ ਔਨਲਾਈਨ ਲਿਸਨਰਸ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਅਸੀਂ ਸਰੋਤਿਆਂ ਨੂੰ ਯਾਦ ਕਰਾਉਣਾ ਚਾਹਾਂਗੇ ਕਿ ਜੇਕਰ ਵਾਇਕਾਟੂ ਰੀਜਨ ਦੇ ਵਿੱਚ ਤੁਸੀਂ ਸਾਡੇ ਨਾਲ ਆਪਣੇ ਦਿਲਾਂ ਦੀ ਸਾਂਝ ਵਧਾਉਣੀ ਹੋਵੇ 88.2 FM ਦੇ ਉੱਤੇ ਟਿਊਨ ਕਰ ਸਕਦੇ ਹੋ ਅਤੇ 88.3 ਦੇ ਉੱਤੇ ਤੁਸੀਂ ਹੌਕਸ ਬੇ ਇਲਾਕੇ 'ਚ ਸਾਡੇ ਨਾਲ ਇਸੇ ਤਰ੍ਹਾਂ ਇਹ ਰਾਬਤੇ ਨੂੰ ਲਗਾਤਾਰ ਕਾਇਮ ਰੱਖ ਸਕਦੇ ਹੋ ਟੌਪ 20 ਜਿਹੜੇ ਸੌਂਗਸ ਨੇ ਉਹਨਾਂ ਦੀ ਚਰਚਾ ਚੱਲ ਰਹੀ ਹੈ ਹਰਮੀਕ ਸਿੰਘ ਕੁਝ ਕਹਿਣਾ ਚਾਹੁੰਦੇ ਨੇ ਜੀ ਨਾਲ ਹੀ ਨਾਲ ਜਿੱਥੇ ਕਿ ਗੱਲ ਚੱਲ ਰਹੀ ਹੈ ਕਿ ਹੈਮਿਲਟਨ ਅਤੇ ਹੀਸ ਜਿਹੜੇ ਸਾਡੇ ਸਰੋਤੇ ਨੇ ਅਤੇ ਉੱਥੋਂ ਹੀ ਸਾਡੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਸਪੋਂਸਰਸ ਨੇ ਜਿਹੜੇ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਸੋ ਨਵੇਂ ਜੁੜੇ ਸਾਡੇ ਜਿਹੜੇ ਸਾਡੇ ਸਹਾਇਕ ਨੇ ਸਾਡੇ ਸਪੋਂਸਰਸ ਨੇ ਕਿਰਨ ਪਰਮਾਰ ਜੀ ਜਿਹੜੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਚੱਲਦੇ ਹਾਂ ਅਤੇ ਨਾਲ ਨਾਲ ਮਹਾਰਾਜਾ ਫੂਡ ਐਂਡ ਸਪਾਈਸਿਸ ਐਵਲਨ ਡਰਾਈਵ 42 Avalon Drive ਹੈਮਿਲਟਨ ਤੋਂ ਉਹ ਵੀ ਆਪਣੇ ਨਵੇਂ ਕਾਰੋਬਾਰ ਦੇ ਨਾਲ ਉੱਥੇ ਖੁੱਲ੍ਹ ਗਏ ਨੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਨਵੇਂ ਸਾਲ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਅਤੇ ਨਵਾਂ ਸਾਲ ਜੀ ਜਿਵੇਂ ਅੱਜ ਦਾ ਮੌਸਮ ਹੈ ਮੈਂ ਕਹਿੰਦਾ ਇੱਦਾਂ ਹੀ ਹਰ ਰੋਜ਼ ਆਵੇ ਸੋ ਬਾਰਬੀਕਿਊ ਜ਼ਿਆਦਾ ਵੇਖਣੇ ਬਿਲਕੁਲ ਜੀ ਜਿਹੜੇ ਇਸ ਟਾਈਮ ਟੈਂਟ ਬਾਰਬੀਕਿਊ ਇਹ ਸਮਾਨ ਜ਼ਿਆਦਾ ਵਿਕੂਗਾ ਸਹੀ ਗੱਲ ਜੀ ਅਤੇ ਨਿਊਜ਼ੀਲੈਂਡ ਦੇ ਵਿੱਚ ਇਹੀ ਨਿਯਮਤਾਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਟੌਪ 10 ਜੇ ਚੀਜ਼ਾਂ ਕਰਨੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਕਿਤੇ ਵੀ ਇੰਟਰਨੈਟ 'ਤੇ ਪਾ ਕੇ ਦੇਖ ਲਈਓ ਉਹਨਾਂ ਦੇ ਉੱਤੇ ਸਭ ਤੋਂ ਪਹਿਲੋਂ ਜਿਹੜਾ ਬਾਹਰ ਆਊਟਡੋਰ ਟੈਂਟਿੰਗ ਦਾ ਜਿਹੜਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਸੋ ਗੱਲ ਬਾਹਰ ਦੀ ਕੀਤੀ ਹੈ ਅਤੇ ਮੂਲੀਆਂ ਗਾਜਰਾਂ ਲੈ ਕੇ ਪੋਸਟਰ ਲਵਾਉਣ ਵਾਲਾ ਕਲਾਕਾਰ ਜਿਹੜਾ ਆਪਾਂ ਕਹੀਏ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਫਿਲਮ ਜਿਹੜੀ ਆਪਣੀ ਸਾਰੀ ਬਣਾ ਕੇ ਦੁਨੀਆ ਭਰ ਦੇ ਵਿੱਚ ਸਰਦਾਰ ਜੀ 2 ਜਿਹੜਾ ਰਿਲੀਸ ਕਰ ਗਿਆ ਉਹ ਦਲਜੀਤ ਦੋਸਾਂਝ ਹੀ ਹੈ ਜੀ ਜੀ ਅਤੇ ਨਾ ਨਾ ਨਤੇ ਜੀ ਇੱਕ ਗੱਲ ਹੋਰ ਜੇਕਰ ਤੁਸੀਂ ਪੂਰਾ ਮੁਲਾਂਕਣ ਕਰ ਰਹੇ ਸੀ ਟੌਪ 100 ਜਾਂ ਟੌਪ 20 ਦਾ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਗੀਤ ਪੰਜਾਬੀ ਫਿਲਮਾਂ 'ਚੋਂ ਤੁਹਾਨੂੰ ਮਿਲੇ ਹੋਣੇ ਸੋ ਜਿੱਥੇ ਫਿਲਮਾਂ ਦਾ ਮਿਆਰ ਵੀ ਉੱਚਾ ਹੋਇਆ ਆਪਾਂ ਅੱਗੇ ਚੱਲ ਕੇ ਹੋਰ ਵੀ ਗੀਤ ਸੁਣਾਂਗੇ ਫਿਲਮਾਂ ਵਿੱਚ ਉੱਥੇ ਜਿਹੜੀਆਂ ਫਿਲਮਾਂ 'ਚੋਂ ਜਿਹੜੇ ਗੀਤ ਨੇ ਉਹ ਵੀ ਬਹੁਤ ਖੂਬਸੂਰਤ ਜਿਹਦੇ ਵਿੱਚ ਵੱਖ ਵੱਖ ਰਾਈਟਰ ਨੇ ਕੋਈ ਰਵਾਇਤੀ ਇੱਕ ਰਾਈਟਰ ਨਹੀਂ ਰਿਹਾ ਗਾ ਨਾ ਕੋਈ ਇੱਕ ਰਵਾਇਤੀ ਸੰਗੀਤ ਕਰ ਰਿਹਾ ਸੋ ਬਹੁਤ ਸਾਰੇ ਨਵੇਂ ਸੰਗੀਤਕਾਰ ਬਹੁਤ ਸਾਰੇ ਨਵੇਂ ਰਾਈਟਰ ਜਿਹੜੇ ਨੇ ਉਹ ਵੀ ਉੱਭਰ ਕੇ ਸਾਹਮਣੇ ਆਏ ਨੇ ਚਲੋ ਦੋਸਤੋ ਸਰਦਾਰਾਂ ਦੀ ਜੈ ਜੈਕਾਰ ਮੋਢੇ ਡਾਂਗ ਤਰੀਆ ਸੱਗੀਆਂ ਪਰਾਂਦੇ ਵਾਲੀ ਦਿਲ ਹਾਰ ਗੀ ਤੇ ਪੂਰੀ ਗੌਰ ਕਰੀਆ ਗੌਰ ਕਰੀਆ ਅੱਜ ਪੜਤੇ ਤੇ ਜਾਂਦ ਰਹਿਣਾ ਕੈਂਠਾ ਬੱਬ ਦਾ ਮੋਢੇ ਡਾਂਗ ਤਰੀਆ ਸੱਗੀਆਂ ਪਰਾਂਦੇ ਵਾਲੀ ਦਿਲ ਹਾਰ ਗੀ ਤੇ ਪੂਰੀ ਗੌਰ ਕਰੀਆ ਦੀਆਂ ਸਪੋਰਟਸ ਉੱਤੇ ਖੰਡੇ ਦਾ ਨਿਸ਼ਾਨ ਮਿੱਤਰਾਂ ਦੀ ਚੜ੍ਹਦੀ ਕਲਾ ਦੀ ਪਹਿਚਾਣ ਹੱਥ ਵਿੱਚ ਕੜਾ ਮੋਢੇ ਉੱਤੇ ਲਾਗਣੀ ਯਾਰਾਂ ਦੇ ਨੀ ਸ਼ੌਕ ਨੂੰ ਇਹ ਕਰਦੀ ਬਿਆਨ ਚਾਰ ਗੁਣਾ ਚਾਰ ਪੂਰੀ ਛੂਕਦੀ ਹੈ ਤਾਰ ਜੱਟ ਰੋਮਦਾਰ ਦੀ ਹੋ ਜੱਟ ਰੋਮਦਾਰ ਦੀ ਰੋਮਦਾਰ ਦੋਸਤੋ ਜਦੋਂ ਵੀ ਗੱਲਾਂ ਛਿੜਦੀਆਂ ਨੇ ਤੇ ਇਹਨਾਂ ਗੱਲਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਪੈਂਦਾ ਹੈ ਕਿ ਤੁਹਾਡੇ ਵੱਲੋਂ ਕੀਤੀ ਹਰ ਸ਼ੁਰੂਆਤ ਨੂੰ ਤਿੰਨ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪਹਿਲੀ ਇਹ ਕਿ ਜਿੱਥੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ, ਦੂਜੀ ਇਹ ਕਿ ਵਿਰੋਧ ਕਰਨ ਲੱਗ ਪੈਂਦੇ ਨੇ, ਤੀਸਰੀ ਆਪਸ਼ਨ ਫਿਰ ਇਹ ਹੋ ਜਾਂਦੀ ਵੀ ਉਹ ਤੁਹਾਡੀ ਗੱਲ ਮੰਨਣ ਲੱਗ ਪੈਂਦੇ ਆ। ਸੋ ਇੱਦਾਂ ਹੀ ਦਸਾਂਝਾਂ ਵਾਲੇ ਦਲਜੀਤ ਨਾਲ ਹੋਇਆ, ਮੈਨੂੰ ਯਾਦ ਆ ਵੀ ਇਹਦੀ ਉਮਰ 9 ਸਾਲ ਸੀ ਜਦੋਂ ਮੈਂ ਇਹਨੂੰ ਬੁੱਕਲ ਦੇ ਵਿੱਚ ਬੈਠਿਆਂ ਦੇਖਿਆ ਜੀ, ਆਪਣੇ ਮਾਮਾ ਜੀ ਭਾਈ ਦਵਿੰਦਰ ਸਿੰਘ ਸੋਢੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਲੁਧਿਆਣੇ ਦੇ ਹਜ਼ੂਰੀ ਰਾਗੀ ਹੋਇਆ ਕਰਦੇ ਸਨ ਉਹ, ਅਤੇ ਮੇਰੇ ਤਾਇਆ ਜੀ ਉਸ ਗੁਰਦੁਆਰੇ ਦੇ ਪ੍ਰੈਜੀਡੈਂਟ ਸੀਗੇ ਔਰਗਨਾਈਜ਼ਿੰਗ ਕਮੇਟੀ ਦੇ। ਅਤੇ ਮੈਂ ਸਵੇਰੇ ਸਵੇਰੇ ਜਦੋਂ ਉਹਨੂੰ ਰਿਆਜ਼ ਕਰਦੇ ਦੇਖਿਆ ਭਾਈ ਦਵਿੰਦਰ ਸਿੰਘ ਸੋਢੀ ਹੋਣਾ ਨੂੰ, ਮੈਨੂੰ ਹਾਲੇ ਤੱਕ ਯਾਦ ਆ ਵੀ ਲਗਭਗ ਡੇਢ ਘੰਟਾ ਇੱਕ ਛੋਟੇ ਬੱਚੇ ਦੇ ਤੌਰ 'ਤੇ ਇਹੀ ਮੁੰਡਾ ਦਲਜੀਤ, ਕਿਉਂਕਿ ਇਹ ਦਸਾਂਝਾਂ ਤੋਂ ਲੁਧਿਆਣੇ ਮੂਵ ਕਰ ਗਿਆ ਸੀ ਅਤੇ ਇਹ ਉਹਨਾਂ ਦੀ ਬੁੱਕਲ 'ਚ ਬਹਿ ਕੇ ਉਹਨਾਂ ਦੀ ਲੋਈ ਲਈ ਹੋਈ ਸੀ ਉਹਨਾਂ ਨੇ, ਅਤੇ ਰਿਆਜ਼ ਕੀਤਾ ਜੀ। ਅਤੇ ਅੱਜ ਦੇਖ ਲਓ ਮਿਹਨਤ ਕਰਕੇ ਕਿੱਥੇ ਪਹੁੰਚ ਗਿਆ, ਸਾਡੇ ਨਾਲ ਕੋਈ ਸਰੋਤੇ ਨੇ। ਰੇਡੀਓ ਸਪਾਈਸ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਜੀ ਹਾਂ, ਸਤਿ ਸ਼੍ਰੀ ਅਕਾਲ ਜੀ ਨਵਤੇਜ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੀ ਅਸੀਸਾਂ ਚ ਯਾਦ ਰੱਖਣਾ ਜੀ, ਇਸੇ ਤਰ੍ਹਾਂ ਸ਼ੁਕਰੀਆ। ਸ਼ੁਕਰੀਆ ਜੀ। ਲਓ ਜੀ, ਰੇਡੀਓ ਸਪਾਈਸ ਦੇ ਉੱਤੇ ਅਸੀਂ ਸਾਰਿਆਂ ਦਾ ਇਸਤਕਬਾਲ ਕਰਦੇ ਹਾਂ। ਜੀ ਹਾਂ, ਆਖਦੇ ਹਾਂ 800-03-03-98 ਅਤੇ ਲੈਂਡਲਾਈਨ ਨੰਬਰ ਹੈ ਜੀ 09279-9270 ਜਾਂ 09555-1344-29। ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰਮੀਤ ਕਿ ਪੱਗਾਂ ਜਿਹੜੀਆਂ ਜੀ ਤਿੰਨ ਕਲਾਕਾਰਾਂ ਨੇ ਠੋਕ ਕੇ ਜਿਹੜੀਆਂ ਮਸ਼ਹੂਰ ਕਰ ਦਿੱਤੀਆਂ। ਸ਼ੁਰੂਆਤ ਦਿਲਜੀਤ ਦਸਾਂਝ ਨੇ ਕੀਤੀ ਆ ਤੇ ਹੁਣ ਆਪਾਂ ਸਾਰੇ ਜਾਣਦੇ ਆ ਰਣਜੀਤ ਬਾਵਾ। ਜੀ ਬਿਲਕੁਲ ਜੀ। ਸੋ ਦੁਬਾਰਾ ਜੀ ਆਪਾਂ ਕਹੀਏ ਸੋਹਣੀਆਂ ਪੋਚਵੀਆਂ ਪੱਗਾਂ ਜਿਹੜੀਆਂ ਉਹ ਬੰਨਣੀਆਂ ਸ਼ੁਰੂ ਕਰਤੀਆਂ, ਤੇ ਫਿਲਮ ਦੇ ਵਿੱਚ ਦੇਖੋ ਜਿਹੜੀ ਉੜਤਾ ਪੰਜਾਬ ਭਾਜੀ ਫਿਲਮ ਆਈ ਹੈ, ਦਲਜੀਤ ਦਸਾਂਝ ਨੇ ਬਖੂਬੀ ਜਿਹੜਾ ਪੱਗ ਦੇ ਵਿੱਚ ਅਗੇਂਸਟ ਕਰੀਨਾ ਕਪੂਰ ਜਿਹੜਾ ਕੀਤਾ। ਜੀ ਬਿਲਕੁਲ ਜੀ। ਤੇ ਹੁਣ ਮੇਰੇ ਖਿਆਲ ਚੋਂ ਦਿਨ ਦੂਰ ਨਹੀਂ ਹੈ ਕਿਉਂਕਿ ਜਦੋਂ ਦਲਜੀਤ ਦਸਾਂਝ ਹੋਣਾ ਦੀ ਫਲੋਰੀ ਰਿਲੀਜ਼ ਹੋਣੀ ਆ ਅਨੁਸ਼ਕਾ ਸ਼ਰਮਾ ਹੋਣਾ ਦੇ ਨਾਲ, ਤੇ ਉਹ ਬਾਲੀਵੁੱਡ ਮੂਵੀ ਆ ਤੇ ਜਿਹਦੇ ਵਿੱਚ ਪੱਗ ਵਾਲਾ ਮੁੰਡਾ ਜਿਹੜਾ ਲੀਡ ਐਕਟਰ ਆ ਰਿਹਾ ਬਾਲੀਵੁੱਡ ਦੇ ਵਿੱਚ, ਤੇ ਉਹਨੂੰ ਦਿਨ ਦੂਰ ਨਹੀਂ ਹੈ ਜਦੋਂ ਪੱਗ ਵਾਲੇ ਮੁੰਡੇ ਜਦੋਂ ਇਹ ਲੀਡ ਐਕਟਿੰਗ ਦੇ ਵਿੱਚ ਨਜ਼ਰ ਆਉਣਗੇ ਉਹ ਵੀ ਬਾਲੀਵੁੱਡ ਦੇ ਵਿੱਚ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹਾਲੀਵੁੱਡ ਦੇ ਵਿੱਚ ਸਰਤਾਜ ਜਦੋਂ ਲੀਡ ਐਕਟਰ ਆ ਰਿਹਾ ਜੀ, ਤੇ ਹੁਣ ਪੱਗ ਵਾਲੇ ਦੀ ਕੋਈ ਜਿਹੜੀ ਬੰਦਿਸ਼ ਉਹ ਰਹਿ ਨਹੀਂ ਗਈ ਆ। ਲਓ ਜੀ, ਜਲਦ ਹੀ ਸਾਡੇ ਟੀਮ ਮੈਂਬਰਾਂ ਜਿਹੜੇ ਤੁਹਾਡੇ ਨਾਲ ਖਾਸ ਕਰਕੇ 7 ਵਜੇ ਦੇ ਬਾਅਦ ਚੋਂ ਵੀਕ ਦੇ ਦੌਰਾਨ ਹੁੰਦੇ ਨੇ, ਉਹਨਾਂ ਨੂੰ ਵੀ ਇੰਟਰੋਡਿਊਸ ਕਰਾਂਗੇ। ਅਤੇ ਗੱਲ ਆਪਾਂ ਕੀਤੀ ਸੀ ਦਿਲਜੀਤ ਦਸਾਂਝ ਦੀ, ਅਤੇ ਐਮੀ ਵਿਰਕ ਨੇ ਫਿਲਮ ਬੰਬੂ ਘਾਟ ਦੇ ਵਿੱਚ ਗੀਤ ਕੈਂਠੇ ਵਾਲਾ ਜਿਹੜਾ ਗੀਤ ਦਿੱਤਾ, ਉਸ ਦੇ ਨਾਲ ਆਪਾਂ ਕਹਿ ਲਈਏ ਦੁਨੀਆ ਭਰ ਦੇ ਵਿੱਚ ਪੰਜਾਬੀ ਆਸ਼ਾ ਸ਼ਕਾਰ ਉੱਠੇ। ਫਿਲਮਾਂਕਨ ਖਾਸ ਕਰਕੇ ਜਿਹੜਾ ਬਤਰਾ ਜਿਹੜੇ ਟੀਮ ਦੇ ਮੈਂਬਰਾਂ ਰਾਜਨ ਬਤਰਾ ਨੇ, ਉਹਨਾਂ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਸੀ। ਹਰ ਪਰਫਾਰਮਰ ਨੇ ਇਸ ਦਾ ਕਵਰ ਜਿਹੜਾ ਬਣਾਇਆ, ਅਤੇ ਐਮੀ ਅਮੈਕ ਜਿਹੜੇ ਗਿੱਲ ਨੇ ਉਹਨਾਂ ਨੇ ਉਸ ਨੂੰ ਭਾਵੇਂ ਕ੍ਰੈਡਿਟ ਨਹੀਂ ਦਿੱਤਾ, ਲੇਕਿਨ ਸਾਰਾ ਕੰਮ ਜਿਹੜਾ ਉਹ ਹਰ ਪਰਫਾਰਮਰ ਦਾ ਕੀਤਾ ਹੋਇਆ, ਹੱਥੀਂ ਕੀਤਾ ਹੋਇਆ ਕੰਮ ਮੈਂ ਖੁਦ ਜਾ ਕੇ ਇੰਡੀਆ ਦੇ ਵਿੱਚ ਦੇਖਿਆ। ਬਹੁਤ ਮਿਹਨਤ ਜਿਹੜੀ ਕਰਕੇ ਉਸਨੇ ਖਾਸ ਕਰਕੇ ਡਰਾਇੰਗ ਕਰਕੇ, ਜਿਸ ਦੀ ਡਰਾਇੰਗ ਤੋਂ ਲੈ ਕੇ ਮੁੜ ਕੇ ਉਹਨਾਂ ਨੇ ਮੋਟਰ ਬਾਈਕ ਜਿਹੜਾ ਬਣਾ ਦਿੱਤਾ। ਸੋ ਗਿੱਲ ਦੋਨੇ ਜਿਹੜੇ ਨੇ ਉਹ ਉਹਨਾਂ ਦੀ ਬੈਡ ਬੋਕਸ ਦੇ ਵਿੱਚ ਨੇ ਜਦੋਂ ਵੀ ਅਸੀਂ ਗੱਲ ਕਰੀਦੀ ਆ, ਲੇਕਿਨ ਐਮੀ ਵਿਰਕ ਦਾ ਜਿਹੜਾ ਇਹ ਗੀਤ ਕੈਂਠੇ ਵਾਲਾ ਤੁਹਾਡੇ ਲਈ ਅਸੀਂ ਲਾਉਣ ਜਾ ਰਹੇ ਹਾਂ। ਬੰਬੂ ਘਾਟ ਅਤੇ ਕੌਰ ਬੀ ਦੀਆਂ ਆਵਾਜ਼ਾਂ ਜੀ ਨਾਲ ਐਮੀ ਵਿਰਕ। ਮੇਰੇ ਨਾਲ ਪ੍ਰੀਤੀ ਦਾ ਪਟ ਤੋਂ ਚੜੀ ਆਉਣ ਦੇ ਅੰਬਰ ਤੇ ਤਾਰੇ ਨੱਚ ਨੱਚ ਵੇੜਾ ਪਟ ਤੋਂ ਚੜੀ ਆਉਣ ਦੇ ਅੰਬਰ ਤੇ ਤਾਰੇ ਨੱਚ ਨੱਚ ਵੇੜਾ ਪਟ ਤੋਂ ਰੇਡੀਓ ਸਪਾਈਸ ਸੁਣ ਰਹੇ ਸਾਰੇ ਸੋਤਿਆਂ ਦਾ ਸੀ ਜੀ ਮੁੜ ਸਵਾਗਤ ਕਰਦੇ ਹਾਂ। ਸੋ ਉੱਚੀ ਹੇਕ ਖਾਸ ਕਰਕੇ ਇਹਨਾਂ ਨੇ ਪੰਜਾਬੀ ਫਿਲਮ ਜਿਹੜੀ ਆਪਾਂ ਜਾਣਦੇ ਹਾਂ ਅਮਰਿੰਦਰ ਗਿੱਲ ਦੇ ਨਾਲ ਜਦੋਂ ਦੋਨਾਂ ਨੇ ਟੱਪੇ ਗਾਏ ਵਿਆਹ ਦੇ ਟਾਈਮ ਦੋਨੇ ਜਿਹੜੇ ਬਰਾਤ ਲੈ ਕੇ ਇੱਕ ਦੂਜੇ ਦੇ ਨਾਲ ਜਿਹੜੀ ਜੁਗਲਬੰਦੀ ਹੋਈ ਪਿਛਲੇ ਸਾਲ ਮੇਰੇ ਖਿਆਲ ਉਸਨੇ ਐਮੀ ਵਿਰਕ ਦੀ ਜਿਹੜੀ ਤਾਕ ਹੈ ਪੰਜਾਬੀ ਗਾਇਕੀ ਦੇ ਵਿੱਚ ਖੜੀ ਕਰ ਦਿੱਤੀ। ਬਤੌਰ ਐਕਟਰ ਦੇ ਰੂਪ ਦੇ ਵਿੱਚ ਕੈਂਠਾ ਪਾ ਕੇ ਘੋੜੇ 'ਤੇ ਚੜ੍ਹਿਆ ਜਿਹੜਾ ਉਹ ਖਾਸ ਕਰਕੇ ਵਾਈਟ ਹਿੱਲ ਦੇ ਚਾਰ ਨੈਕਸਟ ਪ੍ਰੋਜੈਕਟ ਦੇ ਵਿੱਚ ਆਪਣਾ ਨਾਂ ਦਰਜ ਕਰਵਾ ਗਿਆ। ਸੋ ਇਹ ਪਹਿਲੀ ਵਾਰ ਹੋਣਾ ਜੀ ਕਿ ਇਸ ਸਾਲ ਐਮੀ ਵਿਰਕ ਦੀਆਂ ਚਾਰ ਫਿਲਮਾਂ ਅਗਲੇ ਸਾਲ 2017 ਦੇ ਵਿੱਚ ਜਿਹੜੇ ਵਾਈਟ ਹਿੱਲ ਵਾਲੇ ਜਿਹੜੇ ਆ ਉਹ ਕੱਢਣਗੇ ਐਕਸਕਲੂਸਿਵਲੀ। ਸੋ ਪਹਿਲੀ ਫਿਲਮ ਜਿਹੜੀ ਆਲਰੇਡੀ ਬਣ ਕੇ ਤਿਆਰ ਹੈ ਜੋ ਕਿ ਮੇਰੇ ਖਿਆਲ ਅਪ੍ਰੈਲ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਅਸੀਂ ਜੀ ਰੇਡੀਓ ਸਪਾਈਸ ਦੇ ਉੱਤੇ ਔਨ ਏਅਰ ਸਵਾਗਤ ਕਰਦੇ ਹਾਂ ਸਾਡੇ ਟੀਮ ਮੈਂਬਰਾਂ ਲਵਲੀ ਨਿੱਜਰ ਅਤੇ ਨਾਲ ਦੇ ਨਾਲ ਚੀਮਾ ਸਾਹਿਬ ਜਿਹੜੇ ਨੇ ਸਾਡੇ ਨਾਲ ਔਨ ਏਅਰ ਆ ਗਏ ਨੇ। ਮੰਗਲਵਾਰ ਨੂੰ ਪ੍ਰੋਗਰਾਮ ਪੇਸ਼ ਕਰਦੇ ਨੇ ਅਤੇ ਬੜੀਆਂ ਆਪਾਂ ਕਹਿ ਲਈਏ ਕਿ ਦੋਨੇ ਜਾਣੇ ਇੱਕ ਦੂਜੇ ਦੇ ਨਾਲ ਤਾਲਮੇਲ ਇੰਨਾ ਵਧੀਆ ਔਨ ਏਅਰ ਇਹਨਾਂ ਦਾ ਰਹਿੰਦਾ ਕਿ ਆਮ ਤੌਰ ਦੇ ਉੱਤੇ ਘਰਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਪ੍ਰੈਜੈਂਟੇਸ਼ਨ ਜਿਹੜੀ ਆ ਇਸ ਤਰ੍ਹਾਂ ਦੀ ਇੱਕ ਦੂਜੇ ਦੇ ਨਾਲ ਬਣ ਕੇ ਹੋਣੀ ਚਾਹੀਦੀ ਆ। ਸੋ ਜੀਆਂ ਨੂੰ ਜੀ ਦੋਨਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਲਵਲੀ ਨਿੱਜਰ ਵੱਲੋਂ ਅਤੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੀਤ ਚੀਮਾ ਜੀ ਚੀਮਾ ਜੀ ਐਕਸਕਲੂਸਿਵਲੀ ਕ੍ਰਾਈਸਟਚਰਚ ਤੋਂ ਆਏ ਅੱਜ ਸਾਡੇ ਨਾਲ ਬਹੁਤ ਥੋੜੇ ਲਫ਼ਜ਼ਾਂ ਦੇ ਵਿੱਚ ਉਹਨੇ ਇੰਟਰੋਡਿਊਸ ਕੀਤਾ ਚੀਮਾ ਜੀ ਲਈ ਤਾਂ ਮੈਂ ਅੱਜ ਇਹੀ ਕਹਿਣਾ ਚਾਹੁੰਦੀ ਹਾਂ ਮੈਨੂੰ ਕਹਿੰਦੀ ਮਿੱਤਰ ਆ ਤੂੰ ਮੁੱਛ ਰੱਖੀ ਆ ਕਹਿੰਦੇ ਜੀ ਮੈਂ ਵੈਸੇ ਹੁਣੇ ਹੀ ਆਪਣੀਆਂ ਨੀਂਦਾਂ ਪੂਰੀਆਂ ਕਰਕੇ ਉੱਠਿਆ ਤੇ ਹਜੇ ਮੈਂ